ਵਿਚਾਰੀ ਰਾਮ ਰਾਮ ਰਾਮ ਰਾਮ ਲਾਲ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀਆ ਕਥ ਕਦਾ ਹਰੀ ਜੀਆ ਕੱਚ ਕਦਾ ਤੂੰ ਤੂੰ ਤੂੰ ਜਾਣੇ ਤੂੰ ਤੂੰ ਤੂੰ ਜਾਣੇ ਤੂੰ ਤੂੰ ਤੂੰ ਜਾਣੇ ਤੂੰ ਹਰੀ ਜੀਆ ਕੱਚ ਕਦਾ ਤੂੰ ਹਰੀ ਜੀਆ ਕੱਚ ਕਦਾ ਤੂੰ ਤੂੰ ਤੂੰ ਜਾਣੇ ਖੋਹਰ ਜਪ ਪਈ ਨਿਹਾਲ ਨਿਹਾਲ ਨਿਹਾਲ ਹਮਰੇ ਘਰ ਹਮਰੇ ਹਰ ਸੁਖ ਸਵਾਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲੋ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾਂ ਭਾਗਤ ਲਿਓ ਰੀ ਸੁਹਾਗ ਜਾਂ ਭਾਗਤ ਲਿਓ ਰੀ ਸੁਹਾਗ ਜਾਂ ਭਾਗਤ ਲਿਓ ਰੀ ਸੁਹਾਗ ਹਰ ਹਰੇ ਹਰੇ ਗੁਣ ਗਾਵੇ ਗੁਰਮਦ ਹਰ ਹਰੇ ਹਰੇ ਗੁਣ ਗਾਵੇ ਗੁਰਮਦ ਹਉ ਬਾਲ ਬਲੇ ਹਉ ਬਾਲ ਬਲੇ ਹਉ ਬਾਲ ਬਲੇ ਹਉ ਬਾਲ ਬਲੇ ਜਨ ਨਾਨਕ ਹਰ ਜਪ ਵਿੱਚ ਨਿਹਾਲ ਨਿਹਾਲ ਨਿਹਾਲ ਜਪ ਰਾਮ ਗੋਪਾਲ। ਕੈਸੀ ਹੋਏ ਆਰਤੀ ਹੋਏ ਆਰਤੀ ਕੈਸੀ ਆਰਤੀ ਹੋਏ ਆਰਤ ਕੈਸੀ ਆਰਤੀ ਆਰਤੀ ਹੋਏ ਕੈਸੀ ਆਰਤੀ ਹੋਏ ਆਰਤੀ ਐਸੀ ਆਰਤੀ ਆਰਤੀ ਆਰਤੀ ਹੋਏ ਕੈਸੀ ਆਰਤੀ ਕੈਸੀ ਆਰਤੀ ਕੈਸੀ ਆਰਤੀ ਹੋਏ ਐਸੀ ਆਰਤੀ ਆਰਤੀ ਹੋਏ ਅਨਹਤਾ ਸ਼ਬਦ ਵਾਜਨ ਤੂੰ ਭੇਰੀ ਕੈਸੀ ਆਰਤੀ ਕੈਸੀ ਆਰਤੀ ਹੋ ਆਰਤੀ ਕੈਸੀ ਆਰਤੀ ਗਗਨ ਮੈਂ ਥਾਰ ਰਵ ਚੰਦ ਦੀਪ ਕੂ ਬਣੇ ਗਗਨ ਮੈਂ ਥਾਰ ਰਵ ਚੰਦ ਦੀਪ ਕੂ ਬਣ ਤਾਰਿਕਾ ਮੰਡਲ ਜਨ ਮਲ ਆਨ ਲੋ ਅਮਣ ਚਵਰੋ ਕਰੇ ਧੂਪ ਮਲ ਆਨ ਲੋ ਅਮਣ ਚਵਰੋ ਕਰੇ ਸਗਲ ਬਲਰਾਏ ਭੂਲ ਅਨਹਤਾ ਸਬਦ ਵਜੰਤ ਭੇਰੀ ਆਰਜ ਕੈਸੀ ਆਰਦੀ ਹੋਈ ਆਰਜ ਕੈਸੀ ਆਰਦੀ ਸਸ ਤਬ ਨੈਣ ਨਨ ਨੈਣ ਹੈ ਤੋਏ ਕਹੋ ਸਸ ਤਬ ਨੈਣ ਨਨ ਨੈਣ ਹੈ ਤੋਏ ਕਹੋ ਸਸ ਮੂਰਤ ਨਨ ਏਕ ਤੋ ਸਸ ਪਦ ਬਿਮਲ ਨਨ ਇੱਕ ਪਦ ਗੰਗ ਬਿਨੁ ਸਸ ਪਦ ਬਿਮਲ ਨਨ ਇੱਕ ਪਦ ਗੰਗ ਬਿਨ ਸਸ ਤਬ ਗੰਗ ਇਵ ਚਲਤ ਮੋਹੀ ਇਵ ਚਲਤ ਆਰਤੀ ਕੈਸੀ ਆਰਤੀ ਹੋਈ ਆਰਤੀ ਕੈਸੀ ਆਰਤੀ ਹੋਈ ਭਵ ਖੰਡ ਨਾ ਤੇਰੀ ਆਰਤੀ ਭਵ ਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਭੇਰੀ ਆਰਤੀ ਕੈਸੀ ਆਰਤੀ ਹੋਈ ਆਰਤੀ ਕੈਸੀ ਆਰਤੀ ਹੋਈ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਕੈ ਚਾਨਣ ਸਭ ਮੈਂ ਜਾਨਣ ਹੋਏ ਗੁਰ ਸਾਖੀ ਜੋਤ ਪਰ ਗੁਰੂ ਸਾਖੀ ਜੋਤ ਪਰ ਗੁਰਤ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਸੋ ਆਰਤੀ ਹੋਏ ਆਰਤੀ ਕੈਸੀ ਆਰਤੀ ਹੋਏ ਆਰਤੀ ਕੈਸੀ ਆਰਤੀ ਵਜੰਤ ਭੇਰੀ ਆਰਤੀ ਕੈਸੀ ਆਰਤੀ ਹੋਈ ਆਰਤੀ ਕੈਸੀ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਭ ਦੁਮਨੋ ਹਰ ਚਰਨ ਕਮਲ ਮਕਰੰਦ ਲੋਭ ਦੁਮਨ ਅਲਜਨੋ ਮੋਹੇ ਪਾਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰੀ ਆਰਦੀ ਅਨਹਦਾ ਸਬਦ ਵਰੰਗ ਫੇਰੀ ਅਨਹਦਾ ਸਬਦ ਵਰੰਗ ਫੇਰੀ ਆਏ ਕੈਸੀ ਆਰਦੀ ਹੋਏ ਆਰਦੀ ਕੈਸੀ ਆਰਤੀ ਹੋਏ ਆਰਤੀ ਹੋਏ ਕੈਸੀ ਆਰਤੀ ਹੋਏ।